ਦਰਦਾਂ ਨੂੰ ਕਾਤੋਂ ਛੇੜੇ ਤੂੰ, ਉਹ ਵੀ ਹੋ ਕੇ ਨੇੜੇ ਤੂੰ, ਦਰਦਾਂ ਨੂੰ ਕਾਤੋਂ ਛੇੜੇ ਤੂੰ, ਉਹ ਵੀ ਹੋ ਕੇ ਨੇੜੇ ਤੂੰ, ਜ਼ਖਮ ਅਜੇ ਅੱਲੇ ਨੇ ਜਿਹੜੇ ਤੂੰ ਪਾਏ ਪੱਲੇ ਨੇ, ਰੋਵਾਂ ਮੈਂ ਸ਼ਾਮ ਸਵੇਰੇ ਤੇਰੀ ਤੂੰ ਲਿਖ ਕੇ ਲੈ ਜਾ, ਇਹ ਜ਼ਿੰਦਗੀ ਹੈ ਤੇਰੀ, ਇਹ ਜ਼ਿੰਦਗੀ ਹੈ ਤੇਰੀ, ਤੂੰ ਲਿਖ ਕੇ ਲੈ ਜਾ, ਲਿਖ ਕੇ ਲੈ ਜਾ, ਤੂੰ ਹੁਣ ਮੇਰਾ ਨਹੀਂ ਹੋ, ਤੂੰ ਚਾਹੇ ਮੈਨੂੰ ਕਹਿ ਜਾ, ਹੋਣਾ ਸੀ ਆਇਆ ਨੇੜੇ ਕਿਉਂ, ਜ਼ਖਮ ਅਜੇ ਅੱਲੇ ਨੇ ਜਿਹੜੇ ਤੂੰ ਪਾਏ ਪੱਲੇ ਨੇ, ਰੋਵਾਂ ਮੈਂ ਸ਼ਾਮ ਸਵੇਰੇ, ਯਾਦ ਤੇਰੀ ਆ ਗਈ, ਤੂੰ ਕਿੱਥੇ ਰਹਿ ਗਿਆ, ਯਾਦ ਤੇਰੀ ਆ, ਯਾਦ ਤੇਰੀ ਆ, ਤੂੰ ਕਿੱਥੇ ਰਹਿ ਗਿਆ, ਮੇਰਾ ਗੁਰ ਲਾਉਂਦੀ ਤੂੰ ਚੁੱਪ ਚਾਪ ਬਹਿ ਗਿਆ, ਹੁਣ ਕਿਹੜੀ ਗੱਲੋਂ ਅੱਖਾਂ ਫੇਰੇ ਤੂੰ, ਜ਼ਖਮ ਅਜੇ ਅੱਲੇ ਨੇ ਜਿਹੜੇ ਤੂੰ ਪਾਏ ਪੱਲੇ ਨੇ, ਰੋਵਾਂ ਮੈਂ ਸ਼ਾਮ ਸਵੇਰੇ।